ਹਾਏ ਗਾਉਣ ਦਾ ਮੌਕਾ ਹੋਵੇ ਖਾਣ ਦਾ ਮੌਕਾ ਹੋਵੇ ਉਦੋਂ ਕੋਈ ਮਰ ਜਾ ਫਿਰ ਕੋਈ ਰੁਕਾ ਸ਼ੋਕਾ ਹੋਵੇ ਪੀਣ ਦੀ ਕਪੈਸਿਟੀ ਲਾਰਜ ਰਹਿੰਦੀ ਆ ਪੰਜਾਬੀਆਂ ਦੀ ਬੈਂਡ ਦੀ ਚਾਰਜ ਰਹਿੰਦੀ ਹੈ ਪੰਜਾਬੀਆਂ ਦੀ ਬੈਂਡ ਦੀ ਚਾਰਜ ਰਹਿੰਦੀ ਹੈ ਪੰਜਾਬੀਆਂ ਦੀ ਬੈਂਡ ਦੀ ਚਾਰਜ ਰਹਿੰਦੀ ਹੈ ਚੌਵੀ ਘੰਟੇ ਚੌਵੀ ਘੰਟੇ ਚੌਵੀ ਘੰਟੇ ਚੌਵੀ ਘੰਟੇ ਕਰਤੇ ਹੈ ਸਭ ਕਾ ਆਦਰ।